ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪੰਜਵਾ ਰਾਜਨ ਮਹਾਰਾਜਾ ਔਰ ਜਾਇਆ ਮਾਨਨ ਮਹ ਅਵਮਾਨੀ ਲੋਬਣ ਮਹ ਲੋਬੀ ਲੋਬਾਇਆ ਹਰ ਰੰਗ ਰਚੇ ਗਿਆਨੀ ਰਾਜਨ ਮਹ ਰਾਜਾ ਉਰਜਾਇਆ ਮਾਨਨ ਮਹ ਅਵਮਾਨੀ ਲੋਬਣ ਮੈ ਲੋਬੀ ਲੋਬਾਇਆ ਹਰ ਰੰਗ ਰਚੀ ਗਿਆਨੀ ਹਰ ਜਨ ਕਾ ਇਹੀ ਸੁਹਾਵਾ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵਾ ਅਮਲਣ ਸਿਉ ਅਮਲੀ ਲਪਟਾਇਆ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹਲੀਨਾ ਪ੍ਰਭ ਸੰਤ ਐਸੀ ਹਿਤਕਾਰੀ ਵਿਦਿਆ ਮਹ ਵਿਦਵਾਂਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੀ ਰਸਨਾ ਸਾਦ ਲੁਭਾਨੀ ਤਉ ਹਰ ਜਨ ਹਰ ਗੁਣ ਗਾਵੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਥਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾਂਕ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ जामे वाहिगुरु जी का खालसा वाहिगुरु जी की फतेह। सूरठ महला पंजवा राजन महाराजा उरजायो मानन मह अवमानी लोभन मह लोभी लोभायो त्यो हर रंग रची ज्ञानी।